ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕਾ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੂ ਕਰ ਜਾਣ ਕਪਟੇ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੂ ਕਰ ਜਾਣ ਕਪਟੀ ਖਪਹੀ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣਾ ਸਵਾਈ ਫਿਰਾਈ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਭਾਈ ਮਨੁਆ ਥਿਰ ਨਾਹੀ ਅਣ ਦਿਨ ਜਲਤ ਰਹੇ ਦਿਨ ਰਾਤੀ ਹਉਮੈ ਖਪਹੀ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੀ ਓਏ ਆਪ ਦੁਖੀ ਸੁਖ ਕਬਹੂ ਨਾ ਪਾਵੈ ਜਨਮ ਮਰਹੀ ਮਰ ਜਾਹੀ ਨਾਨਕ ਬਖਸ਼ ਲਈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਸੰਤ ਜਨਾ ਕੀ ਪੂਰਾ ਮਸਤਕ ਲੈ रथ शंख जनकेतुरा मस्तक नानक पुनीत हर तीरथ न वाहिगुरु जी का खालसा वाहिगुरु जी की फतेह। श्लोक महला चौथा अंतर अज्ञान भई मत मद्दम सतगुर की प्रतीत नाही अंदर कपट सब कपटो कर जाना कपटे खपहे खपाही और आग सूरठ की वार पौड़ी शबमी श्लोक नाल